ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਸੁਨਤ ਸਦਾ ਸੰਗ ਹਰੇ ਐਸੇ ਕਾਹੇ ਭੂਲ ਪਰੇ ਕਰੇ ਕਰਾਵਹਿ ਮੂਕਰ ਪਾਵਹਿ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮਿੱਠਾ ਬਿਖਿਆ ਮਹਿਲ ਪਟਾਏ ਜਰੇ ਅੰਧ ਕੂਪ ਮਹਿਲ ਪਰਿਉ ਪ੍ਰਾਨੀ ਪਰਮ ਗੁਵਾਰ ਮੋਹ ਬੰਦ ਪਰੇ ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰ ਪੇਟ ਕਾਢ ਬਾਹ ਭਰੇ ਅੰਧ ਕੂਪ ਮਹਿ ਪਰਿਉ ਪ੍ਰਾਨੀ ਪਰਮ ਗੁਵਾਰ ਮੋਹ ਬੰਧ ਪਰੇ ਨਾਨਕ ਪ੍ਰਭ ਹੋਤ ਦਇਆਰਾ ਗੁਰ ਭੇਟ ਕਾਢ ਬਾਹ ਭਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਕਰਹੇ ਕਰਾਵਹਿ ਮੂਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ।